ਚਰਨ ਗਹੋਂ ਬੱਪੂ ਸੁਪਰਸ ਨਾਮ ਦੀ ਜਹਿ ਪ੍ਰਾਣ ਅਕੋ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋ ਆਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵਹੁ ਤੁਮਰੀਓ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋ ਜੋੜਨ ਵਾਲੇ ਤੋਂ ਬਲਿਹਾਰੇ ਜਾਈਏ ਮੈਨੂੰ ਮਾਲਕ ਨਾਲ ਜਿਹੜਾ ਜੋੜੇ ਦੱਸੋ ਪਿਆਰਿਓ ਸਾਨੂੰ ਮਾਲਕ ਜੀ ਨਾਲ ਰੱਬ ਜੀ ਨਾਲ ਕੌਣ ਜੋੜ ਰਿਹਾ ਸਾਡੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਨਾ ਭੁਲੇਖਾ ਖਾਓ ਕਿ ਜੋੜਨ ਵਾਲੇ ਦੀ ਜਦੋਂ ਗੱਲ ਆਵੇ ਤੇ ਮੇਰੇ ਵਰਗੇ ਨੂੰ ਸਾਹਮਣੇ ਲਿਆ ਸਤਿਗੁਰੂ ਦੀ ਬਾਣੀ ਦੀ ਆਪਾਂ ਵਿਚਾਰ ਕਰਦੇ ਹਾਂ ਸਾਰੇ ਭੈਣ ਭਰਾ ਰਲ ਕੇ ਆਪਾਂ ਸਾਰਿਆਂ ਨੂੰ ਮੈਂ ਤੁਹਾਨੂੰ ਨਹੀਂ ਜੋੜ ਰਿਹਾ ਸਣੇ ਮੇਰੇ ਆਪਾਂ ਸਾਰਿਆਂ ਨੂੰ ਗੁਰੂ ਜੀ ਰੱਬ ਨਾਲ ਜੋੜ ਰਿਹਾ ਇਦਾਂ ਇਹ ਭਾਵ ਸੁਰਤ ਵਿੱਚ ਰੱਖਣਾ ਇੱਥੇ ਬੜਾ ਵੱਡਾ ਟੱਪਲਾ ਲੱਗ ਜਾਂਦਾ ਹੈ ਜਦੋਂ ਜੋੜਨ ਵਾਲੇ ਦੀ ਗੱਲ ਆਉਣੀ ਹੈ ਫਿਰ ਇਦਾਂ ਲੱਗਦਾ ਵੀ ਇਹਨਾਂ ਦੀ ਗੱਲ ਇਹ ਜੋੜਦੇ ਹੈ ਮਤਲਬ ਇਹਨਾਂ ਦੀ ਨਹੀਂ ਗੁਰੂ ਜੀ ਦੀ ਗੱਲ ਆਪਾਂ ਤੇ ਸਾਰੇ ਜੁੜਨ ਵਾਲੇ ਆ ਆਪਾਂ ਜੁੜਨ ਵਾਲੇ ਕਿੱਥੋਂ ਹੋ ਗਏ ਜਿਹੜੇ ਆਪ ਹੀ ਨਹੀਂ ਜੁੜੇ ਇਹ ਨਹੀਂ ਆਈਡੀਆ ਲੱਗਣਾ ਚਾਹੀਦਾ ਇਹ ਭੁਲੇਖਾ ਪੈਣਾ ਨਹੀਂ ਚਾਹੀਦਾ ਸਤਿਗੁਰੂ ਜੀ ਜੋੜਦੇ ਨੇ ਰੱਬ ਜੀ ਦੇ ਨਾਲ ਮਾਲਕ ਜੋ ਪ੍ਰਭ ਕੀ ਹਰ ਕਥਾ ਸੁਣਾ ਸੁਣੋ ਕੌਣ ਸੁਣਾ ਰਿਹਾ ਕਥਾ ਪਰਮਾਤਮਾ ਦੀ ਕਥਾ ਕੌਣ ਕਰਦਾ ਭਲਾ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਦੀ ਕਥਾ ਹੈ ਰੱਬ ਜੀ ਦੀ ਕਥਾ ਗੁਰੂ ਨਾਨਕ ਜੀ ਕਿਹਦੀ ਕਥਾ ਕਰ ਰਹੇ ਨੇ ਰੱਬ ਕਬੀਰ ਜੀ ਦੀ ਕਬੀਰ ਜੀ ਕਿਹਦੀ ਕਥਾ ਕਰਦੇ ਨੇ ਰੱਬ ਜੀ ਦੀ ਬਾਬਾ ਫਰੀਦ ਸਾਹਿਬ ਕਿਹਦੀ ਕਥਾ ਕਰਦੇ ਨੇ ਮਾਲਕ ਕਥਾ ਕਰਨ ਵਾਲਾ ਕੌਣ ਗੁਰੂ ਮੈਂ ਉਹਦੇ ਪਿੱਛੇ ਪਿੱਛੇ ਵਿਰਾਗੀ ਹੋਇਆ ਫਿਰ ਆਪਾਂ ਸਾਰੇ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਜੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਜੋ ਪ੍ਰਭ ਕੀ ਕਿਹਨੂੰ ਲਿਆਉਣਾ ਜੀ ਸਾਹਮਣੇ ਸੁਰਤ ਦੇ ਸਾਹਮਣੇ ਗੁਰੂ ਨੂੰ ਉਹ ਸੁਣਾ ਰਹੇ ਨੇ ਆਪਾਂ ਤੇ ਉਸ ਕਥਾ ਦੀ ਵਿਚਾਰ ਕਰਦੇ ਹਾਂ ਫਿਰੋ ਇਸ ਪਿੱਛੇ ਬੈਰੋ ਇਸ ਪਿੱਛੇ ਅਨ ਦਿਨ ਫਿਰੋ ਜੋ ਪ੍ਰਭ ਕੀ ਹਰ ਕਥਾ ਸੁਣਾ ਜੋ ਪ੍ਰਭ ਕੀ ਵਾਹ ਵਾਹ ਹਰ ਕਥਾ ਫਿਰ ਕਹੋਗਾ ਜੀ ਜੋ ਪ੍ਰਭ ਕੀ ਹਰ ਕਥਾ ਸੁਣਾ ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ ਪਾਏ ਲਗੋ ਉਹ ਕਰੋ ਮੇਰੇ ਪ੍ਰਭ

मन अर्पण धन मन की मत माहे मन की मत माहे सगल त्याग जन्म जन्म की इस पीछे प्रभु की ਹਰ ਕਥਾ ਸੁਣਾ ਹਰ ਕਥਾ ਸੁਣਾ ਪਿਆਰਿਓ ਸਾਹਮਣੇ ਹੀ ਹੈ ਤੁਹਾਡੇ ਸਾਰਾ ਕੁਛ ਮਾਲਕ ਦੀ ਮੌਜ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਰੱਬ ਜੀ ਦੀ ਮਰਿਆਦਾ ਨੂੰ ਸਮਝ ਕੇ ਆਪਣੀਆਂ ਮਰਿਆਦਾਵਾਂ ਬਣਾਈਏ, ਰੱਬ ਜੀ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਨਿਯਮ ਬਣਾਈਏ, ਉਹਨਾਂ ਨਿਯਮਾਂ ਨੂੰ ਤੋੜਨ ਦਾ ਯਤਨ ਨਾ ਕਰੀਏ। ਸੋ ਮੈਂ ਵੇਖ ਰਿਹਾ ਇੰਨੀ ਜ਼ਿਆਦਾ ਬਰਸਾਤ ਦੇ ਬਾਵਜੂਦ ਵੀ ਤੁਸੀਂ ਬੈਠੇ ਹੋ ਟਿਕਦੇ, ਪਰ ਜ਼ਿਆਦਾ ਤੰਗ ਨਹੀਂ ਕਰ ਸਕਦੇ ਕਿਉਂਕਿ ਵਿੱਚ ਬਜ਼ੁਰਗ ਹੋਣਗੇ ਜਾਂ ਬੱਚੇ ਵੀ ਹੋਣਗੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਇਹ ਤੇ ਗਿਲਾ ਤੇ ਕਦੇ ਕਰਨਾ ਹੀ ਨਹੀਂ ਉਲਾਮਾ ਤੇ ਕਦੇ ਦੇਣਾ ਹੀ ਨਹੀਂ ਸ਼ਿਕਵਾ ਸ਼ਿਕਾਇਤ ਤੇ ਮਨ ਵਿੱਚ ਕਦੇ ਆਉਣੀ ਹੋਈ ਨਹੀਂ ਚਾਹੀਦੀ ਜਿੱਥੇ ਰੱਖੇਗਾ ਮਾਲਕ ਜੀ ਉੱਥੇ ਹੀ ਰਵਾਂਗੇ ਤੇਰੀ ਰਜ਼ਾ ਵਿੱਚ ਰਵਾਂਗੇ ਸੋ ਗੁਰੂ ਸਾਹਿਬ ਦੀ ਬੇਅਦਬੀ ਨਾ ਹੋਵੇ ਕਿਤੇ ਜ਼ਿਆਦਾ ਬਰਸਾਤ ਵਿੱਚ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਮਾਲਕ ਜੀ ਮਿਹਰ ਕਰਨ ਮਿਹਰ ਦਾ ਸਤਿਗੁਰ ਜੀ ਦੀ ਮਿਹਰ ਦਾ ਮੇਘ ਵਰਸੇ ਜਿਵੇਂ ਬਾਹਰ ਮੀਂਹ ਪੈਂਦਾ ਹੈ ਦਰਖਤ ਹਰੇ ਭਰੇ ਹੋ ਜਾਂਦੇ ਹੈ ਜਦੋਂ ਗੁਰਬਾਣੀ ਦਾ ਮਿਹਰ ਮੀਂਹ ਵਰਸਦਾ ਹੈ ਨਾ ਗੁਰਬਾਣੀ ਤੋਂ ਸਾਨੂੰ ਅਕਲ ਮਿਲਦੀ ਹੈ ਸੇਧ ਲੈਂਦੇ ਹਾਂ ਸਮਝ ਮਿਲਦੀ ਹੈ ਤੇ ਅੰਦਰ ਹਰਿਆਵਲ ਆ ਜਾਂਦੀ ਹੈ ਕੌਨਫੀਡੈਂਸ ਆ ਜਾਂਦਾ ਹੈ ਦ੍ਰਿੜਤਾ ਆ ਜਾਂਦੀ ਹੈ ਪਰਪੱਕਤਾ ਆ ਜਾਂਦੀ ਹੈ ਤੇ ਸਤਿਗੁਰੂ ਆ ਮੀਂਹ ਤੇ ਬੜਾ ਪੈ ਰਿਹਾ ਹੁਣ ਮਿਹਰ ਕਰੋ ਸਾਡੇ ਅੰਦਰ ਵੀ ਤੁਹਾਡੀ ਮਿਹਰ ਦਾ ਮੀਂਹ ਵਰਸੇ ਪਰ ਨਹੀਂ ਬਈ ਜ਼ਿਆਦਾ ਹੋ ਜਾਣਾ ਹੈ ਆ ਸਿਸਟਮ ਸਾਊਂਡ ਸਿਸਟਮ ਚੱਲਦਾ ਕਿਉਂਕਿ ਇਹ ਮੀਂਹ ਵਿੱਚ ਖਰਾਬ ਹੋ ਜਾਣਾ ਸਾਨੂੰ ਪਰਸੋਂ ਵੀ ਕੰਮ ਲਈ ਚਾਹੀਦਾ ਪਰਮੇਸ਼ਰ ਦੁਆਰ ਸ਼ਨੀਵਾਰ ਦੀਵਾਨ ਲੱਗਣਾ ਹੈ ਪਰਸੋਂ ਦਾ ਦੀਵਾਨ ਹੋਏਗਾ ਜਿਨ੍ਹਾਂ ਕੋਲ ਟਾਈਮ ਹੋਵੇ ਸਾਰੇ ਪਹੁੰਚ ਕੇ ਦਰਸ਼ਨ ਦਿਓ ਹਾਜ਼ਰੀ ਗੁਰੂ ਸਾਹਿਬ ਇਦਾਂ ਹੀ ਲਾ ਲੈਣ ਪਰ ਮੈਂ ਤੁਹਾਡਾ ਬਹੁਤਾ ਬਹੁਤਾ ਧੰਨਵਾਦੀ ਹਾਂ ਇਦਾਂ ਹੀ ਬੈਠੇ ਹੋ ਚੌਂਕੜੇ ਮਾਰ ਕੇ ਆ ਤੇ ਹੱਦ ਹੋ ਗਈ ਇੰਨਾ ਮੀਂਹ ਪੈਣ ਦੇ ਬਾਵਜੂਦ ਵੀ ਹੱਦ ਹੋ ਗਈ ਆ ਵੇਖੋ ਇਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਪਿਆਰ ਹੈ ਸਵੇਰੇ ਨਾ ਵੀ ਸੁਣਿਓ ਸਾਡੇ ਇੱਥੇ ਸਤਿਕਾਰ ਕਮੇਟੀਆਂ ਦੇ ਕੁਝ ਬੰਦੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਗਵਰਨਰ ਹਾਊਸ ਜਾਣਾ ਹੈ ਉਹ ਕਹਿੰਦੇ ਪੰਜਾਬ ਦੇ ਗਵਰਨਰ ਨੂੰ ਇਹ ਕਹਿਣਾ ਹੈ ਵੀ ਢੱਡਰੀਆਂ ਵਾਲਿਆਂ ਦਾ ਪ੍ਰਚਾਰ ਬੰਦ ਕਰੋ ਇਹਨਾਂ ਤੇ ਕਾਰਵਾਈ ਕਰੋ ਪੰਜਾਬ ਸਰਕਾਰ ਕੋਲ ਵੀ ਕਹਿੰਦੇ ਕੱਲ ਨੂੰ ਜਾਣਾ ਅੱਜ ਅਖਬਾਰ 'ਚ ਖਬਰ ਲੱਗੀ ਸੀ ਕਹਿੰਦੇ ਗਲਤ ਪ੍ਰਚਾਰ ਕਰਦੇ ਆ ਪਰ ਇਹਨਾਂ ਨੂੰ ਆ ਕੇ ਪੁੱਛ ਕੇ ਵੇਖੋ ਵੀ ਗਲਤ ਪ੍ਰਚਾਰ ਹੋ ਰਿਹਾ ਕਿ ਸਹੀ ਹੋ ਰਿਹਾ ਇੱਦਾਂ ਬਰਸਾਤ ਪੈਂਦੀ ਦੇ ਵਿੱਚ ਵੀ ਟਿਕ ਕੇ ਬੈਠੇ ਹੋਏ ਆ ਕਹਿੰਦੇ ਜੀ ਸ਼ਿਕਾਇਤ ਕਰਨੀ ਹੈ ਸੋ ਆਓ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਗੁਰਬਾਣੀ ਆਪ ਪੜੋ ਸਹਿਜ ਪਾਠ ਕਰਿਆ ਕਰੋ ਪਿਆਰਿਓ ਅੱਖਾਂ ਖੁੱਲ ਜਾਣਗੀਆਂ ਕਿਸੇ ਤੇ ਭਰੋਸਾ ਨਾ ਕਰੋ ਖੁਦ ਬਾਣੀ ਪੜ ਕੇ ਵਿਚਾਰ ਕੇ ਵੇਖੋ ਅੰਮ੍ਰਿਤ ਛਕ ਰਹੀਆਂ ਨੇ ਸੰਗਤਾਂ ਉਹਨਾਂ ਦਾ ਵੀ ਧੰਨਵਾਦ ਆਓ ਸਾਰੀ ਸੰਗਤ ਅਰਦਾਸ ਵਿੱਚ ਸ਼ਾਮਲ ਹੋਈਏ ਕਿਉਂਕਿ ਬਰਸਾਤ ਜਾ